ਰੱਖ ਵੀ ਇਹ ਦੱਸਦੀ ਸਵੈਗ ਦੀਆਂ ਗੱਲਾਂ ਨੀ ਤੂੰ ਅੱਧ ਦੀ ਯਕੀਨੀ ਲਾ ਕੇ ਰੱਖਦੀ ਸਾਡਾ ਦਿਲ ਲੁੱਟ ਲੈਂਦਾ ਤੇਰਾ ਛੱਲੇ ਜਿੰਨਾ ਲੱਗੇ ਨੀ ਤੂੰ ਪੋਲੇ ਪੋਲੇ ਪੱਬ ਜਦੋਂ ਚੱਕਦੀ ਜਦੋਂ ਪੋਲੇ ਪੋਲੇ ਪੋਲੇ ਪੋਲੇ ਪੋਲੇ ਪੋਲੇ ਪੋਲੇ ਪੋਲੇ ਪੋਲੇ ਪੋਲੇ ਪੱਬ ਜਦੋਂ ਚੱਕਦੀ ਤੇਰੀ ਅੱਖ ਵੀ ਇਹ ਦੱਸਦੀ ਸਵੈਗ ਦੀਆਂ ਗੱਲਾਂ ਨੀ ਤੂੰ ਅੱਧ ਦੀ ਯਕੀਨੀ ਲਾ ਕੇ ਰੱਖਦੀ ਰੱਬ ਕਰੇ ਹਾਲੇ ਤੱਕ ਹੋਵੇ ਨੀ ਤੂੰ ਸਿੰਗਲ ਲੱਗਦਾ ਏ ਡਰ ਮੇਰੀ ਜਾਨ ਚਲੀ ਜਾਣੀ ਨੀ ਤੂੰ ਅੱਖ ਵਿੱਚ ਅੱਖ ਪਾ ਕੇ ਤੱਕਦੀ ਤੇਰੀ ਅੱਖ ਵੀ ਇਹ ਦੱਸਦੀ ਸਵੈਗ ਦੀਆਂ ਗੱਲਾਂ ਨੀ ਤੂੰ ਅੱਧ ਦੀ ਯਕੀਨੀ ਲਾ ਕੇ ਰੱਖਦੀ ਸਾਡਾ ਦਿਲ ਲੁੱਟ ਲੈਂਦਾ ਤੇਰਾ ਛੱਲੇ ਜਿੰਨਾ ਲੱਗ ਨੀ ਤੂੰ ਬੋਲੇ ਬੋਲੇ ਪੱਪ ਜਦੋਂ ਚੱਕਦੀ ਜਦੋਂ ਬੋਲੇ ਬੋਲੇ ਬੋਲੇ ਬੋਲੇ ਬੋਲੇ ਬੋਲੇ ਬੋਲੇ ਬੋਲੇ ਬੋਲੇ ਬੋਲੇ ਪੱਪ ਜਦੋਂ ਚੱਕਦੀ ਆਪਕੋ ਦੇਖਤੇ ਹੀ ਯਾਤਾਯਾਤ ਰੁਕ ਗਿਆ ਧੂਪ ਨਾ ਲੱਗ ਜਾਏ ਕਹੀਂ ਸੂਰਜ ਵੀ ਛੁਪ ਗਿਆ ਮੈਂ ਜੁਟ ਗਿਆ ਜਾਣਕਾਰੀ ਢੂੰਢਣੇ ਮੈਂ ਆਪਕੀ ਬਦੌਲਤ ਮੇਰਾ ਪੂਰਾ ਦਿਨ ਠੁਕ ਗਿਆ ਕੋਈ ਬਾਤ ਨਹੀਂ ਇਹ ਮੇਰਾ ਸੌਭਾਗਯ ਹੈ ਬਯਾਂ ਕਰੂੰ ਕੈਸੇ ਸ਼ਬਦੋਂ ਮੇਂ ਜੋ ਪ੍ਰੇਮ ਭਾਵ ਯੇ ਹੈ ਆਪਕੋ ਸੁਝਾਵ ਯੇ ਹੈ ਅਕੇਲੇ ਮਤ ਨਿਕਲਾ ਕਰੋ ਹਰ ਡਰਨੇ ਕੀ ਬਾਤ ਨਹੀਂ ਹਮ ਆਪਕੇ ਸਾਥ ਮੇਂ ਹੈ ਕਿਆ ਬਾਤ ਤੂੰ ਹਸਤੀ ਨਹੀਂ ਤੂੰ ਲੜਕੀ ਹੈ ਯਾ ਸ਼ਾਰਕ ਫਸਤੀ ਨਹੀਂ ਪਰ ਬਚਤੀ ਨਹੀਂ ਲਿਖਵਾ ਕਰ ਲੈ ਲੇ ਮੁਝਸੇ ਕਿਸੀ ਵੀ ਡਰੱਗ ਮੇਂ ਤੇਰੇ ਪਿਆਰ ਵਾਲੀ ਮਸਤੀ ਨਹੀਂ ਇਹ ਹੁਸਨ ਦਾ ਕਹਿਰ ਕਿੱਥੋਂ ਆਇਆ ਏ ਤੇਰੇ ਪਿਆਰ ਦਾ ਜਨੂਨ ਕਿਵੇਂ ਛਾਇਆ ਏ ਇਹ ਹੁਸਨ ਦਾ ਕਹਿਰ ਕਿੱਥੋਂ ਆਇਆ ਏ ਤੇਰੇ ਪਿਆਰ ਦਾ ਜਨੂਨ ਕਿਵੇਂ ਛਾਇਆ ਏ ਨਵੀਂ ਤੇ ਤੂੰ ਹੀਰੀਏ ਕੀ ਕਾਲਾ ਜਾਦੂ ਕੀਤਾ ਫਿਰੋਜ਼ਪੁਰੀ ਆ ਤੂੰ ਨਖਰੇ ਤੇ ਲਾਇਆ ਏ ਤੇਰੇ ਰੂਪ ਦਾ ਮੈਂ ਸੋਹਣੀਏ ਮਰੀਦ ਹੋ ਗਿਆ ਤੇਰੇ ਬਿਨਾਂ ਮੇਰੀ ਜ਼ਿੰਦਗੀ ਨਾ ਬਚਦੀ ਤੇਰੀ ਅੱਖ ਵੀ ਇਹ ਦੱਸਦੀ ਸਵੈਗ ਦੀਆਂ ਗੱਲਾਂ ਨੀ ਤੂੰ ਅੱਧ ਦੀ ਯਕੀਨੀ ਲਾ ਕੇ ਰੱਖਦੀ ਸਾਡਾ ਦਿਲ ਲੁੱਟ ਲੈਂਦਾ ਤੇਰਾ ਛੱਲੇ ਜਿੰਨਾ ਲੱਗ ਨੀ ਤੂੰ ਬੋਲੇ ਬੋਲੇ ਪੱਪ ਜਦੋਂ ਚੱਕਦੀ ਜਦੋਂ ਬੋਲੇ ਬੋਲੇ ਬੋਲੇ ਬੋਲੇ ਬੋਲੇ ਬੋਲੇ ਬੋਲੇ ਬੋਲੇ ਬੋਲੇ ਬੋਲੇ ਪੱਪ ਜਦੋਂ ਚੱਕਦੀ ਤੇਰੀ ਅੱਖ ਵੀ ਇਹ ਦੱਸਦੀ ਸਵੈਗ ਦੀਆਂ ਗੱਲਾਂ ਨੀ ਤੂੰ ਅੱਧ ਦੀ ਯਕੀਨੀ ਲਾ ਕੇ ਰੱਖਦੀ ਦੱਸਦੀ ਸਵੈ